ਅਸੀਂ ਤੇਰੇ ਰਕਤੇ ਮਰ ਗਏ, ਜੋ ਨਹੀਂ ਕਰਨਾ ਸੀ ਕਰ ਗਏ। ਮੇਰੇ ਰਕਤੇ ਮਰ ਗਏ ਵੇ, ਜੋ ਨਹੀਂ ਕਰਨਾ ਸੀ ਕਰ ਗਏ ਵੇ। ਦੇਖ ਵੇਖ ਤੇਰੇ ਡੁੱਬ ਗਏ, ਦੇਖ ਵੇਖ ਤੇਰੇ ਡੁੱਬ ਗਏ। ਸਾਡੇ ਸਾਰੇ ਹਾਲ ਹੁਣ ਚੱਲਦਾ ਨੀ, ਤੇਰੇ ਨਾਲ ਤੇਰੇ ਤੋਂ ਕੀ ਕਰਦਾ ਕੀ ਕਰੀਏ। ਹਾਏ ਮੇਰੀ ਮਹਿਬੂਬ, ਲੱਗਦੀ ਹੈ ਬੜੀ ਖੂਬ, ਨੱਚ ਨੱਚ ਤੇਰਾ ਨਿਕਲ ਪਸੀਨਾ ਔਰ ਹਮ ਮਹਿਬੂਬ। ਓ ਬੇਬੀ ਮੁਝੇ ਲਗੇ ਕਫਾਇਆ, ਓ ਬੇਬੀ ਮੇਰੀ ਤੂੰ ਹੈ ਡਿਜ਼ਾਇਆ, ਓ ਬੇਬੀ ਮੁਝੇ ਲੈ ਜਾ ਤੂੰ ਆਇਆ, ਦੂਰੋਂ ਦੂਰੋਂ ਕਰੋ ਤੁਝੇ ਅਡਮਾਇਆ। ਓ ਮੇਰੀ ਇੱਕ ਲੱਗ ਹਿਲਵਾ ਦੇ, ਓ ਅੱਜ ਮੈਨੂੰ ਨੱਚਣਾ ਸਿਖਾ ਦੇ, ਨਹੀਂ ਤਾਂ ਤੇਰੇ ਪਿੱਛੇ ਪੈ ਜਾਣਾ। ਓ ਚਿੱਕ ਤੈਨੂੰ ਚੱਕ ਕੇ ਲੈ ਜਾਣਾ, ਓ ਚਿੱਕ ਤੈਨੂੰ ਚੱਕ ਲੈਣਾ ਚੱਕ ਲੈਣਾ, ਓ ਚਿੱਕ ਤੈਨੂੰ ਚੱਕ ਲੈਣਾ ਚੱਕ ਲੈਣਾ। ਅਸੀਂ ਤੇਰੇ ਰਕਤੇ ਮਰ ਗਏ, ਕਿਉਂ ਨਹੀਂ ਕਰਨਾ ਸੀ ਕਰ ਗਏ। ਮੇਰੇ ਰਕਤੇ ਮਰ ਗਏ ਵੇ, ਕਿਉਂ ਨਹੀਂ ਕਰਨਾ ਸੀ ਕਰ ਗਏ ਵੇ। ਦੇਖ ਵੇਖ ਤੇਰੇ ਡੁੱਬ ਗਏ, ਦੇਖ ਵੇਖ ਤੇਰੇ ਡੁੱਬ ਗਏ। ਸਾਡੇ ਸਾਰੇ ਹਾਲ ਹੁਣ ਚੱਲਦਾ ਨੀ, ਹਾਂਜੀ ਤੇਰੇ ਨਾਲ ਤੂੰ ਕੀ ਕਰਦਾ ਕੀ ਕਰੀਏ।